ਜੇ ਬੇਬੀ ਮੇਰਾ ਵਸ ਚੱਲਦਾ ਨੀ ਮੈਂ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਵਸ ਚੱਲਦਾ ਜੇ ਬੇਬੀ ਮੇਰਾ ਬਸ ਚੱਲਦਾ ਨੀ ਮੈਂ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਬਸ ਚੱਲਦਾ प्यार से के गाली भी देगी तो दो तीन गालियां तो काहे लूंगा बेबी तू है ऑस्कर तो मैं भी लियोनार्डो एक ना एक दिन तो तुझे पाहे लूंगा रहना तेरी गेड़ी पे मेरा बस एक ही काम मैं तो ज्यादा तेरे लक ने जीते ये नाम माइंड ना करना पर मेरे दोस्तों ने रख दिया किम कार्डशियन तेरा नाम स्टाइल तेरा या गला वे स्वैग तेरा यतनी देखे आ जो दोदा तेनु मारी गई मतनी तेरे पीछे होया फिर दानी मुंडा सीरियस गर्लफ्रेंड नहीं बेबी पण मेरी पत्नी जेड़ा तेनु छेड़े ओनु चक दूजे बेबी मेरा बस चलदा आ तेरे जो फ्रेंड बिलो दो चार रिच रिच तेनु ओ डिजर्व नहीं करते एक बारी फड़ ले आ तेरे पीछे आउंदे आनु कहन गए ओ वीरे वीरे छड़ दे तेरे जो फ्रेंड बिलो दो चार रिच रिच तेनु ओ डिजर्व नहीं करते एक बारी फड़ ले आ तेरे पीछे आउंदे आनु कहन गए ओ वीरे वीरे छड़ दे गल सुन मेरे आके कोहन कुड़िया जानी जानी जानी जानी बोल कुड़िया नखरा पसंद नहीं ओ जट नु जे बेबी मेरा बस चलदा ਜੇ ਬੇਬੀ ਮੇਰਾ ਬਸ ਚੱਲਦਾ ਨੀ ਮੈਂ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਬਸ ਚੱਲਦਾ ਤੇਰੇ ਉਸਤਾਦ ਨੇ ਇੱਕ ਦਿਨ ਐਡਾ ਵੱਡਾ ਬੰਦਾ ਬਣ ਜਾਣਾ ਉਸਤਾਦ ਜੀ ਕੀ ਮਤਲਬ ਤੁਹਾਨੂੰ 11 ਨੰਬਰ ਦਾ ਬੂਟ ਆਇਆ ਕਰਨਾ ਕੋਈ ਹੋਰ ਫਾਈਲ ਤਾਂ ਨਹੀਂ ਹੈ ਤੁਹਾਡੇ ਕੋਲ ਇੱਕ ਫਾਈਲ ਹੋਰ ਹੈ ਜੀ ਉਹਦੇ 'ਚ ਕੀ ਹੈ ਹਾਲੇ ਤਾਂ ਖਾਲੀ ਹੈ ਜੀ ਜਦੋਂ ਕੇਸ ਜਿੱਤ ਗਿਆ ਅਖਬਾਰਾਂ ਦੀਆਂ ਇਕੱਠੀਆਂ ਲਵਾਂਗੇ ਉਹਦੇ 'ਚ ਮੇਰੇ ਰੇੜੂ ਇੱਥੇ ਚੱਲਦਾ ਇਹ ਗਾਣਾ ਨੀ ਕੱਤ ਸੋਹਣੀ ਇੱਕ